ਕਾਫਰ ਕਾਫਰ ਆਖਣ ਸਾਰੇ ਕਈਆਂ ਅੱਖੀਆਂ ਲੜੀਆਂ ਕਾਫਰ ਕਾਫਰ ਆਖਣ ਸਾਰੇ ਕਈਆਂ ਅੱਖੀਆਂ ਲੜੀਆਂ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੱਥਾਂ ਲਾ ਕੇ ਦੀਨ ਗਵਾਇਆ ਦੁਨੀਆ ਹੱਥ ਨਾਲ